ਸੁਨਾਲੋ ਪਾਵੀ ਮੰਗਲ ਦਾ ਰਾਸ ਦਾ ਇਹ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਤਾਂ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਤੇ ਜੀਦੇ ਕੋਲ ਸੁਰਮਾਇਆ ਸ਼ਹੀਦੀਆਂ ਦਾ ਉਹ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਤੇ ਜੀਵਨ ਵਿੱਚ ਨਾ ਉਹਨਾਂ ਤਿਹਾਰ ਵੇਖੀ ਜਿਹਦੇ ਕੋਲ ਨੇ ਮੜੀਆਂ ਸ਼ਹੀਦਾਂ ਦੀਆਂ ਮੈਂ ਉਸ ਕੌਮ ਦੇ ਬਾਗੀ ਬਹਾਰ ਵੇਖੀ ਮੈਂ ਉਸ ਕੌਮ ਦੇ ਬਾਗੀ ਬਹਾਰ ਵੇਖੀ ਸਨਾਮ ਦੀ ਗਿਣਤੀ ਦੇ ਵੇਖਣੀ ਦੇ ਉਹਦੇ ਗਿਣੀਏ ਨਾ ਹੋਏ ਮਰੀਦ ਕਿੰਨੇ ਬੰਦੇ ਗਿਣੋ ਨਾ ਸਗੋਂ ਇਹ ਕਰੋ ਗਿਣਤੀ ਕਿਹੜੀ ਕਾਮ ਵਿੱਚ ਹੋਏ ਸ਼ਹੀਦ ਕਿੰਨੇ ਉਹ ਗਿਣ ਕੇ ਵੇਖੋ ਸੰਸਾਰ ਦੀਆਂ ਕੁੱਲ ਕੌਮਾਂ ਵੇਖੋ ਕੌਣ ਨੀਵੀਂ ਵੇਖੋ ਕੌਣ ਉੱਚੀ ਜਿਹੜੀ ਕੌਮ ਦੇ ਹੁੰਦੇ ਸ਼ਹੀਦ ਜ਼ਿਆਦਾ ਉਸ ਕੌਮ ਦੀ ਰਹਿੰਦੀ ਦੇ ਪਾਣੀ ਉੱਚੀ ਉਸ ਕੌਮ ਦੀ ਰਹਿੰਦੀ ਦੇ ਪਾਣੀ ਉੱਚੀ ਉਦੋਂ ਕੌਮ ਜਵਾਨੀਆਂ ਮਾਰਦੀਏ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਰੋਸ਼ਨ ਹੁੰਦਾ ਦਾਨ ਬਲੀਦਾਨ ਬਲੀਦਾਨੀਆਂ ਦਾ ਕੰਮ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ ਹੈ ਪੰਥ ਦੇ ਕਮਾਉਣਗੇ ਜਦੋਂ ਤੀਕਰ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਧੂਲ ਮਾਰੇ ਜਿਹਦੇ ਵਿੱਚ ਤੇਰੀ ਆਵਾਜ਼ ਕੋਈ ਨਾ ਜਿਹੜਾ ਮੁਰਦਿਆਂ ਤਾਈ ਨਚਾ ਦੇਵੇ ਤੇ ਕਿਸੇ ਕੋਲ ਤਾਂ ਇਹੋ ਜਿਹਾ ਸਾਜ਼ ਕੋਈ ਨਾ ਉਹ ਚੱਖਣ ਲੱਖ ਚੁੱਲ੍ਹੇ ਇਨਕਲਾਬੀਆਂ ਅਰਸ਼ ਫਰਸ਼ ਦੀ ਮਿੱਟੀ ਅਡਾਉਣ ਵਾਲਾ ਮੇਰੇ ਸੋਹਣੇ ਸ਼ਹੀਦਾਂ ਦੇ ਕੋਈ ਜੰਮਿਆ ਧੂੜ ਨਹੀਂ ਪਾਉਣ ਵਾਲਾ, ਤੇ ਕੋਈ ਜੰਮਿਆ ਧੂੜ ਨਾ